ਗੱਡੀ ਸੜੇ ਉੱਤੇ ਲਾ ਕੇ ਇੱਕ ਰੋਡ ਤੇ ਟਕਾ ਕੇ ਟਾਈਮ ਚੱਕਣੇ ਨੂੰ ਖਾਣਾ ਜੱਟ ਲਾਂਸ ਰੱਖਣਾ ਕਿ ਤੈਨੂੰ ਰੱਬ ਨੇ ਬਣਾਇਆ ਸੱਚੀ ਬਸ ਮੇਰੇ ਲਈ ਬੱਲੀਏ ਨੀ ਤੂੰ ਖੜਤਾ ਸਹੀ ਦਿਲ ਪੜਤਾ ਸਹੀ ਨੀ ਮੁੰਡਾ ਹੋਇਆ ਫਿਰ ਸੈਂਟੀ ਕਿਉਂ ਜੜਤਾ ਸਹੀ ਨੀ ਆ ਜਾ ਚੰਡੀਗੜ੍ਹ ਗੇੜੀ ਰੂਟੇ ਉੱਤੇ ਆਪਾਂ ਦੋਵੇਂ ਚੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਨੀ ਆ ਜਾ ਚੰਡੀਗੜ੍ਹ ਗੇੜੀ ਰੂਟੇ ਉੱਤੇ ਆਪਾਂ ਦੋਵੇਂ ਚੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਨੀ ਅੱਜ ਚੰਡੀਗੜ੍ਹ ਗੇੜੀ ਰੂਟ ਉੱਤੇ ਆਪਾਂ ਦੋਵੇਂ ਚੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਅੱਠ ਨੂੰ ਗਿਆਰਾਂ ਗੇੜੀ ਰੂਟ ਤੇਰਾ ਗੇੜੀ ਰੂਟ ਉੱਤੇ ਮੇਰਾ ਟਾਈਮ ਤੇਰਾ ਚੱਕਦਾ ਕਾਲੀ ਕਾਲੀ ਥਾਰ ਵਿੱਚ ਬੈਠੀ ਸੋਹਣੀ ਨਾਰੇ ਅਖਬਾਜ ਦੀ ਲਾਂਸਰ ਵਾਲਾ ਰੱਖਦਾ ਅੱਠ ਨੌ ਗਿਆਰਾਂ ਗੇੜੀ ਰੂਟ ਤੇਰਾ ਗੇੜੀ ਰੂਟ ਉੱਤੇ ਮੇਰਾ ਟਾਈਮ ਤੇਰਾ ਚੱਕਦਾ ਕਾਲੀ ਕਾਲੀ ਥਾਰ ਵਿੱਚ ਬੈਠੀ ਸੋਹਣੀ ਨਾਰੇ ਅਖਬਾਜ ਦੀ ਲਾਂਸਰ ਵਾਲਾ ਰੱਖਦਾ ਨੀ ਤੂੰ ਮੰਨ ਜਾ ਨਾ ਮੰਨ ਬਸ ਮੇਰੀਆਂ ਤੂੰ ਮੰਗ ਇਹ ਦੁਨੀਆਂ ਨਾ ਜਾਣੇ ਤੇਰਾ ਵੱਖਰਾ ਹੀ ਰੰਗ ਨੀ ਤੂੰ ਬਿਨਾਂ ਗੱਲੋਂ ਮੇਰੇ ਮੂਹਰੇ ਕਾਹਤੋਂ ਜਾਵੇਂ ਸੰਗ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਨੀ ਅੱਜ ਚੰਡੀਗੜ੍ਹ ਗੇੜੀ ਰੂਟ ਉੱਤੇ ਆਪਾਂ ਦੋਵੇਂ ਚੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਨੀ ਤੈਨੂੰ ਮੇਰੇ ਲਈ ਬਣਾਇਆ ਦਿਲ ਤੇਰੇ ਉੱਤੇ ਆਇਆ ਤੇਰਾ ਯਾਰ ਪਤੰਦਰ ਜਲੰਧਰ ਤੂੰ ਆਇਆ ਸੋ ਫਾਸਟ ਇੰਟੂ ਆਰ ਚੰਡੀਗੜ੍ਹ ਤੇਰੇ ਲਈ ਬੱਲੀਏ ਸਾਰੇ ਸਿਗਨਲ ਤੋੜੇ ਕੱਟ ਤੇ ਤੇਜ ਮੋੜ ਤੂੰ ਹੀ ਰਹਿੰਦੀ ਐ ਸਦਾ ਹੁਣ ਮੇਰੀ ਅੱਖ ਮੂਰੇ ਯਾਰ ਆਲੀ ਮੇਡ ਫਾਰ ਮੀ ਓਏ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਨੀ ਅੱਜ ਚੰਡੀਗੜ੍ਹ ਗੇੜੀ ਰੂਟ ਉੱਤੇ ਆਪਾਂ ਦੋਵੇਂ ਚੱਲੀਏ ਖਨੇਰੀਆਂ ਨਸ਼ੀਲੀਆਂ ਅੱਖਾਂ ਦੇ ਵਿੱਚ ਦੇਖ ਖੋਰ ਕਿਹੜਾ ਮੈਨੂੰ ਨਸ਼ਾ ਜਿਹਾ ਹੋ ਗਿਆ ਤੇਰੇ ਇੱਕ ਮੇਰੇ ਦੋਏ ਡਿੰਪਲ ਬਿਲੋ ਨੈਣ ਮੈਕਸ਼ ਮੈਚਿੰਗ ਹੋ ਗਿਆ ਉਹ ਖਨੇਰੀਆਂ ਨਸ਼ੀਲੀਆਂ ਅੱਖਾਂ ਦੇ ਵਿੱਚ ਦੇਖ ਖੋਰ ਕਿਹੜਾ ਮੈਨੂੰ ਨਸ਼ਾ ਜਿਹਾ ਹੋ ਗਿਆ ਤੇਰੇ ਇੱਕ ਮੇਰੇ ਦੋਏ ਡਿੰਪਲ ਬਿਲੋ ਨੈਣ ਮੈਕਸ਼ ਮੈਚਿੰਗ ਹੋ ਗਿਆ ਨੀ ਆ ਜਾ ਮਿਲ ਜਾ ਅਰੋਮਾ ਬੇਬੀ ਕੁਛ ਤਾਂ ਕਹੋ ਨਾ ਰੱਖ ਮੇਰੇ ਤੇ ਯਕੀਨ ਆਪੇ ਹੋ ਜੂਗਾ ਜੋ ਹੋਣਾ ਰਾਵਾਂ ਤੇਰੇ ਆ ਕੇ ਅਰਲਾ ਵਿੱਚ ਜੱਗਣਾ ਮੈਂ ਸਵਾ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਨੀ ਅੱਜ ਚੰਡੀਗੜ੍ਹ ਗੇੜੀ ਰੂਟ ਉੱਤੇ ਆਪਾਂ ਦੋਵੇਂ ਚੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਤੂੰ ਗੱਲ ਮੇਰੀ ਮਨ ਬੱਲੀਏ ਆਹ ਆਹ ਆਹ